ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ ਕੰਡੀ 150 ਤੇ ਜਾਵੇ ਨਿਕਲੇ ਜੇ ਫਿਰ ਥਾਰ ਦੀ ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ ਸੁਣੀ ਗੱਲ ਕਹਿ ਲਗੜੀ ਵਾਲੀਏ ਹੱਟਦੇ ਨੀ ਤੇਰਾ ਜੀ ਨੂੰ ਆਪਣਾ ਬਣਾ ਲਈਏ ਕੰਨ ਲਾ ਕੇ ਸੁਣੀ ਗੱਲ ਕਹਿ ਲਗੜੀ ਵਾਲੀਏ ਜਲਦੀ ਜਲਦੀ ਵੇਖਦੇ ਬੈਠੇ ਧੁੱਪ ਸੇਕਦੇ ਬਾਬੇ ਦੀ ਆ ਕਿਰਪਾ ਮੰਗ ਕੀ ਮੰਗਦੀ ਫੁੱਟੇ ਜੱਟ ਨੀ ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਚੀਆਂ ਇੱਕ ਮਾਰੋ ਕਾਲੀ ਛੇ ਛੇ ਫੁੱਟੇ ਜੱਟ ਨੀ ਬੋਲਦੇ ਆ ਘੱਟ ਨੀ ਸੂਲੀ ਉੱਤੇ ਆ ਗਿਆ ਨੀ ਉਹੀ ਬਿੱਲੋ ਟੈ ਕਮਹਿਰੋ ਕਾਲੀ ਕਮਹਿਰੋ ਕਾਲੀ ਕਮਹਿਰੋ ਕਾਲੀ ਟਾਂ ਟਾਂ ਟਾਂ ਟਾਂ ਟਾਂ ਟਾਂ ਟਾਂ ਕਮਹਿਰੋ ਕਾਲੀ ਕਮਹਿਰੋ ਕਾਲੀ ਕਮਹਿਰੋ ਕਾਲੀ ਟਾਂ ਟਾਂ ਟਾਂ ਟਾਂ ਟਾਂ ਹੋ ਮੇਰੇ ਪਿੱਛੇ ਕੁੜੀਆਂ ਨਾ ਲੜ ਪੈਂਦੀ ਐ ਕਾਲਾ ਰੰਗਣੀ ਨੂੰ ਦਿਨ ਦਿੰਦੀ ਮੇਰਾ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਪੱਤੀ ਤਾਸ਼ ਕੀ ਜੈਸੀ ਹੈ ਜ਼ਿੰਦਗੀ ਕਭੀ ਬਾਜ਼ੀ ਹੈ ਤੇਰੀ ਕਭੀ ਮੇਰੀ